ਖਾ ਕੇ ਜੰਮੀਆਂ ਤੂੰ ਹਾਂ ਨਹੀਂ ਕਰਦੀ ਕੁੜੀਆਂ ਕੀ ਖਾ ਕੇ ਜੰਮੀਆਂ ਤੂੰ ਹਾਂ ਨਹੀਂ ਕਰਦੀ ਕੁੜੀਆਂ ਕੀ ਖਾ ਕੇ ਜੰਮੀਆਂ ਖਾ ਕੇ ਜੰਮੀਆਂ ਦੇਨੀ ਤੇਰਾ ਕਸਦਾ ਕੀ ਹੈ ਉਹ ਜਾ ਪਰਾਂ ਦਸ ਗੇੜੀ ਤੂੰ ਜੀਨ ਹੈ ਲੈਣੀ ਦਸ ਗੇੜਾ ਤੇ ਟੌਪ ਚਾਹੀਦਾ ਤੇਰੇ ਵਾਸਤੇ ਬਿਮਰ ਲੈ ਲਈ ਹੋਰ ਕੀ ਲਾ ਲਈ ਪੌਪ ਚਾਹੀਦਾ ਤੂੰ ਹਾਂ ਨਹੀਂ ਕਰਦੀ ਕੁੜੀਆਂ ਕੀ ਖਾ ਕੇ ਜੰਮੀਆਂ